ਕਿਤੇ ਵਿੱਚ ਨੱਚੇ ਕੁੜੀਏ ਚੜਦਾ ਰੂਪ ਦਵਾਇਆ ਚੜਦਾ ਰੂਪ ਦਵਾਇਆ ਨੜੇ ਚੜਦਾ ਰੂਪ ਦਵਾਇਆ ਨੱਚ ਲੈ ਮੋਨੀਏ ਢੋਲ ਤੇਰਾ ਕਰ ਆਇਆ ਨੱਚ ਲੈ ਮੋਨੀਏ ਢੋਲ ਤੇਰਾ ਕਰ ਆਇਆ ਨੱਚ ਲੈ ਮੋਨੀਏ ਢੋਲ ਤੇਰਾ ਕਰ ਆਇਆ ਨੱਚ ਲੈ ਮੋਨੀਏ ਛਤਰੀ ਨਾ ਤਾਣੀ ਪਿਛਕੀ ਬਾਰ ਖੜੀ ਛਤਰੀ ਨਾ ਤਾਣੀ ਪਿਛਕੀ ਬਾਰ ਖੜੀ ਛਤਰੀ ਨਾ ਤਾਣੀ ਪਿਛਕੀ ਬਾਰ ਖੜੀ ਮਨ ਪਕੜਾਂ ਦੇ ਕਹਿਣੇ ਪਿਆਰ ਹੰਡਾ ਲੈਣੀ ਮਨ ਪਕੜਾਂ ਦੇ